ਹੁਣ ਕੀ ਹੋ ਗਿਆ? ਲੱਗਦਾ ਬੱਸ ਖਰਾਬ ਹੋ ਗਈ ਜੀ, ਥੋੜਾ ਟਾਈਮ ਲੱਗ ਜੂ। ਦੀਦੀ ਦੀਦੀ ਉਧਰ ਦੇਖੋ। ਵਾਓ, ਕਮ ਔਨ ਗਾਇਸ। ਜੱਟ ਨੂੰ ਨਾ ਕਦੇ ਵੀ ਕਮੈਂਟ ਮਾਰੀਏ, ਰਾਤਾਂ ਜਾਗ ਜਾਗ ਇਹ ਨੱਕੇ ਮੋੜਦੇ, ਜਿਸ ਵੇਲੇ ਤੁਹਾਨੂੰ ਥੋੜੀ ਨੀਂਦ ਪਿਆਰੀਏ। ਇਹਨਾਂ ਦੇ ਪਸੀਨੇ ਆ ਜਵਾਨ ਉੱਗਦਾ, ਇਹਨਾਂ ਦੇ ਪਸੀਨੇ ਆ ਜਵਾਨ ਉੱਗਦਾ, ਜਿਹੜਿਆਂ ਬਰੈਡਾਂ ਉੱਤੇ ਜੈਮ ਚਾੜਦੇ ਹੁੰਦੇ ਨਾ ਜੇ ਜੱਟ ਇਸ ਸੰਸਾਰ ਤੇ, ਪੱਤੇ ਖਾ ਕੇ ਨੱਡੀਏ ਨੀ ਡੰਗ ਸਾਰਦੇ ਹੁੰਦੇ ਨਾ ਜੇ ਜੱਟ ਇਸ ਸੰਸਾਰ ਤੇ, ਪੱਤੇ ਖਾ ਕੇ ਨੱਡੀਏ ਨੀ ਡੰਗ ਸਾਰਦੇ। ਕੈਟਾਗਰੀ ਮੇਰੀ ਜਰ ਨਾਲ ਫਿਰ ਫੂਕ ਫੂਕੇ ਅਸੀਂ ਝੋਨਾ ਪਾਲੀਏ, ਅਸੀਂ ਕਿਹੜਾ ਕੱਛਾ ਵਿੱਚ ਲੈਣੇ ਥਰ ਮਲ। ਫੌਜ ਵਿੱਚ ਹੁੰਦਾ ਅੱਜ ਮੈਂ ਵੀ ਕਰ ਨਾਲ, ਹੁੰਦੀ ਨਾ ਜੇ ਕੈਟਾਗਰੀ ਮੇਰੀ ਜਰ ਨਾਲ ਫਿਰ ਫੂਕ ਫੂਕੇ ਅਸੀਂ ਝੋਨਾ ਪਾਲੀਏ, ਅਸੀਂ ਕਿਹੜਾ ਕੱਛਾ ਵਿੱਚ ਲੈਣੇ ਥਰ ਮਲ। ਰਹਿੰਦੇ ਖੁੰਦੇ ਸਾਨੂੰ ਇਹ ਲਾਲੇ ਖਾ ਗਏ, ਰਹਿੰਦੇ ਖੁੰਦੇ ਸਾਨੂੰ ਇਹ ਲਾਲੇ ਖਾ ਗਏ, ਸੱਦ ਕੇ ਮੈਂ ਜਾਵਾਂ ਵੱਡੀ ਸਰਕਾਰ ਦੇ। ਪੱਤੇ ਖਾ ਕੇ ਨੱਡੀਏ ਨੀ ਡੰਗ ਸਾਰਦੇ ਹੁੰਦੇ ਰਾਜੇ ਜੱਟ ਇਸ ਸੰਸਾਰ ਤੇ, ਪੱਤੇ ਖਾ ਕੇ ਨੱਡੀਏ ਨੀ ਡੰਗ ਸਾਰਦੇ। ਫੁਕਰੀ ਚ ਕਦੇ ਚੱਕਿਆ ਨਾ ਅਸਲਾ, ਹੱਕਾਂ ਲਈ ਚੱਕੇ ਹਥਿਆਰ ਨੇ ਭਗਤ ਸਰਾਬੇ ਤੇ ਉਦਮ ਵਰ ਗਏ, ਹਾਲੇ ਤੱਕ ਨੋਟਾਂ ਵਿੱਚੋਂ ਬਾਹਰ ਨੇ। ਤੰਦ ਕੋਈ ਆਜ਼ਾਦੀ ਵਾਲੀ ਹੋਰ ਪਾ ਗਿਆ, ਤੰਦ ਕੋਈ ਆਜ਼ਾਦੀ ਵਾਲੀ ਹੋਰ ਪਾ ਗਿਆ, ਸਿੰਘ ਕਹਿੰਦੇ ਬਿਨਾਂ ਗੱਲੋਂ ਜਾਨ ਮਾਰ ਗਿਆ। ਹੁੰਦੇ ਨਾ ਜੇ ਜੱਟ ਇਸ ਸੰਸਾਰ ਤੇ, ਪੱਤੇ ਖਾ ਕੇ ਨੱਡੀਏ ਨੀ ਡੰਗ ਸਾਰਦੇ ਹੁੰਦੇ ਨਾ ਜੇ ਜੱਟ ਇਸ ਸੰਸਾਰ ਤੇ, ਪੱਤੇ ਖਾ ਕੇ ਨੱਡੀਏ ਨੀ ਡੰਗ ਸਾਰਦੇ। ਸੈਂਟਰ ਦੀ ਨੀਤ ਵਿੱਚ ਪਿਆ ਖੋਟਨੀ, ਬਾਪੂ ਮੋਇਆ ਕਲਰ ਆਵਾਜ਼ ਕਰਦਾ, ਹਣੀ ਉੱਤੇ ਰੱਬ ਦੀ ਅਛੇਤੀ ਓਟਨੀ। ਸਾਤੋ ਖਫਾ ਕੂੜੇ ਸਪਰੀ ਮਕੋਟਨੀ, ਸੈਂਟਰ ਦੀ ਨੀਤ ਵਿੱਚ ਪਿਆ ਖੋਟਨੀ, ਬਾਪੂ ਮੋਇਆ ਕਲਰ ਆਵਾਜ਼ ਕਰਦਾ, ਹਣੀ ਉੱਤੇ ਰੱਬ ਦੀ ਅਛੇਤੀ ਓਟਨੀ। ਸਾਡੇ ਜੱਟਾਂ ਦੇ ਘਰ ਆਪ ਬੜੇ ਟੇਡੇ ਬੱਲੀਏ, ਜੱਟਾਂ ਦੇ ਘਰ ਆਪ ਬੜੇ ਟੇਡੇ ਬੱਲੀਏ, ਜਾਨੋ ਮੁੱਕ ਜਾਣੇ ਆ ਵਿਆਜ ਤਾਰਦੇ ਹੁੰਦੇ ਨਾ ਜੇ ਜੱਟ ਇਸ ਸੰਸਾਰ ਤੇ, ਪੱਤੇ ਖਾ ਕੇ ਨੱਡੀਏ ਨੀ ਡੰਗ ਸਾਰਦੇ ਹੁੰਦੇ ਨਾ ਜੇ ਜੱਟ ਇਸ ਸੰਸਾਰ ਤੇ, ਪੱਤੇ ਖਾ ਕੇ ਨੱਡੀਏ ਨੀ ਡੰਗ ਸਾਰਦਾ।